ಸತ್ನಾಮ ಶ್ರೀವಾಹೆ ಗುರು ಸಾಹೇಬ ಜೀ හර කිවදයයි දෙක්ඛ සන්තහ හර නිමාණයා මාන දේවාය ජෝතරති චරණ තලෙත උපර ආවා යෝනානක සාද ජනා ජගත ආන සබ පැරි වදයයි දෙක්ඛ සන්තහ හර නිමාණයා මාන දේවාය ජෝතරති චරණ තලෙත උපර ආවා යෝනානක සාද ජනා ජගත ආන සබ පැරි පාය වාහෙගුරු ජී කා ඛාලසා ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾਕੁਰ ਊਚ ਪਦਵਾਨਾ